Available on iTunes. Gal sun mere yaar, enna kari na pyaar. Gal sun mere yaar, enna kari na pyaar. Mainu yaad karde toye na, roya vi ni jaana. Mainu yaad karde toye na, roya vi ni jaana. Ikatthe rehna je hoya. भी नहीं जाना कट्ठे रहना जे होया दूर होया भी नहीं जाना दूर होया भी नहीं जाना दूर होया भी नहीं जाना दूर होया भी नहीं जाना दूर होया भी नहीं जाना ਵਿੱਚ ਦੂਰੀ ਕੀ ਦੱਸਾਂਗੇ ਕਿਸੇ ਨੂੰ ਕੀ ਸੀ ਸਾਡੀ ਮਜਬੂਰੀ ਨਾ ਚਾਹੁੰਦੇ ਆ ਵੀ ਪੈ ਗਈ ਜੇ ਸਾਡੇ ਵਿੱਚ ਦੂਰੀ ਅਵੇਲੇਬਲ ਔਨ ਆਈਟੀ ਕਿਸੇ ਨੂੰ ਕੀ ਸੀ ਮਜਬੂਰੀ ਤੈਨੂੰ ਬਿਨਾਂ ਮੈਂ ਤੋਂ ਪੈਰਾਂ ਤੇ ਬਿਨਾਂ ਮੈਂ ਤੋਂ ਪੈਰਾਂ ਤੇ ਖਲੋਇਆ ਵੀ ਨਹੀਂ ਜਾਣਾ ਇਕੱਠੇ ਰਹਿਣਾ ਜੇ ਹੋਇਆ ਦੂਰ ਹੋਇਆ ਵੀ ਨਹੀਂ ਜਾਣਾ ਇਕੱਠੇ ਰਹਿਣਾ ਜੇ ਹੋਇਆ ਦੂਰ ਹੋਇਆ ਵੀ ਨਹੀਂ ਜਾਣਾ ਦੂਰ ਹੋਇਆ ਵੀ ਨਹੀਂ ਜਾਣਾ ਦੂਰ ਹੋਇਆ ਵੀ ਨਹੀਂ ਜਾਣਾ ਦੂਰ ਹੋਇਆ ਵੀ ਨਹੀਂ ਜਾਣਾ ਰੱਬ ਹੱਥ ਤਕਦੀਰਾਂ ਸਭ ਉਹੀ ਕਰਦਾ ਵੱਖ ਹੋਵਣੇ ਨੂੰ ਕੀਤਾ ਦਸ ਦਿਲ ਕਰਦਾ ਰੱਬ ਹੱਥ ਤਕਦੀਰਾਂ ਸਭ ਉਹੀ ਕਰਦਾ ਵੱਖ ਹੋਵਣੇ ਨੂੰ ਕੀਦਾ ਦਿਲ ਕਰਦਾ ਦੀਪੇ ਕੋਲੋਂ ਕਿਸੇ ਹੋਰ ਦਾ ਦੀਪੇ ਕੋਲੋਂ ਹੋਰ ਦਾ ਹੋਇਆ ਵੀ ਨਹੀਂ ਜਾਣਾ ਦੂਰ ਹੋਇਆ ਵੀ ਨਹੀਂ ਜਾਣਾ ਅਵੇਲੇਬਲ ਔਨ ਆਈਟੀ ਹੋਇਆ ਦੂਰ ਹੋਇਆ ਵੀ ਨਹੀਂ ਜਾਣਾ ਦੂਰ ਹੋਇਆ ਵੀ ਨਹੀਂ ਜਾਣਾ ਦੂਰ ਹੋਇਆ ਵੀ ਨਹੀਂ ਜਾਣਾ ਦੂਰ ਹੋਇਆ ਵੀ ਨਹੀਂ ਜਾਣਾ ਦੂਰ ਹੋਇਆ ਵੀ ਨਹੀਂ ਜਾਣਾ